ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਅਨਿਲ ਕੁੰਭ ਪਰਾਈਲੇ ਉਦਕ ਠਾਕੁਰ ਕਉ ਇਸਨਾਨ ਕਰਾਉ ਬਿਆਲੀਸ ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਕਰਾਉ ਅਨਿਲ ਕੁੰਭ ਪਰਾਈਲੇ ਉਦਕ ਠਾਕੁਰ ਕਉ ਇਸਨਾਨ ਕਰਾਉ ਬਿਆਲੀਸ ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਕਰਾਉ ਜਤਰ ਜਾਉ ਤਤ ਬੀਠਲ ਪਹਿਲਾ ਮਹਾ ਅਨੰਦ ਕਰੇ ਸਦ ਕੇਲਾ ਰਹਾ ਅਨਿਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਾਂ ਪੂਜ ਕਰੋ ਪਹਿਲੇ ਵਾਸ ਲਈ ਹੈ ਪਾਵਰ ਹੈ ਬੀਠਲ ਪਹਿਲਾ ਕਾਏ ਕਰਾ ਅਨਿਲ ਦੂਧ ਰਿਧਾਈਲੇ ਖੀਰੰ ਠਾਕੁਰ ਕਉ ਨੈਵੇਦ ਕਰਾ ਪਹਿਲੇ ਦੂਧ ਬਿਟਾਰਿਓ ਬਛਰੈ ਬੀਠਲ ਪਹਿਲਾ ਕਾਏ ਕਰਾ ਇਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮ ਪ੍ਰਣਵ ਪੂਰ ਰਹਿਓ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮ ਪ੍ਰਣਵ ਤੂੰ ਸਾ ਸਰਬ ਮਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਅਨਿਲ ਕੁੰਭ ਪਰਾਈਲ ਉਦਕ ਠਾਕੁਰ ਕਾਉ ਇਸਨਾਨ ਕਰਾਉ ਬਿਆਲੀਸ ਲੱਖ ਜੀ ਜਲ ਮਹ ਹੋਤੇ ਬੀਠਲ ਪਹਿਲਾ ਕਾਏ ਕਰਾਉ।